ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਨੈ। ਜਾਣਤ ਦੂਰ ਤੁਮ ਹੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ। ਰਹਾਉ ਜਾਵ ਲਗ ਟੁੱਟੈ ਨਾਹੀ ਮਨ ਭਰ ਮਨ, ਤਾਵ ਲਗ ਮੁਕਤ ਨਾ ਕੋਈ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਜਾਵ ਲਗ ਟੁੱਟੈ ਨਾਹੀ ਮਨ ਭਰ ਮਨ, ਤਾਵ ਲਗ ਮੁਕਤ ਨਾ ਕੋਈ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ।